ਆਕਲੈਂਡ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੇ ਗੁਰਜੀਤ ਸੇਖੋਂ। ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ, ਇਹਨਾਂ ਨੂੰ ਇੱਕ ਵਾਰ ਜ਼ਰੂਰ ਮਿਲੋ। ਫਸਟ ਟਾਈਮ ਪ੍ਰਾਪਰਟੀ ਬਾਇਰਸ ਤਾਂ ਇੱਕ ਵਾਰ ਜ਼ਰੂਰ ਮਿਲਣ। ਗੁਰਜੀਤ ਸੇਖੋਂ, 323 ਗ੍ਰੇਟ ਸਾਊਥ ਰੋਡ, ਉਟਾਹੂ। ਕਾਲ 0272829448 ਔਰ 0927640044। ਇੰਡੀਆ ਇਨ ਸਟਾਈਲ ਤੇ ਨਵੀਂ ਕਲੈਕਸ਼ਨ ਆ ਚੁੱਕੀ ਹੈ, ਜਿੱਥੇ ਮਿਲਦੀ ਹੈ ਬਹੁਤ ਵੈਰਾਈਟੀ। ਰੈਡੀਮੇਡ ਸੂਟ ਅਤੇ ਸਾੜੀਆਂ, ਲਹਿੰਗਾਸ ਤੇ 30-50% ਆਫ ਤੇ ਜੁਐਲਰੀ, ਚੇਨ ਸੈੱਟ, ਬੈਂਗਲਸ, ਇਅਰਿੰਗਸ, ਬੈਲੀ ਬੈਲਟਸ, ਐਂਕਲੇਟਸ ਤੇ ਹੋਰ ਬਹੁਤ ਸਾਰੇ ਡਿਫਰੈਂਟ ਗਿਫਟ ਆਈਡੀਆਜ਼, ਜਿਵੇਂ ਕਿ ਪ੍ਰੈਸਟੀਜ ਗੈਸ ਚੁੱਲ੍ਹਾ, ਪ੍ਰੈਸ਼ਰ ਕੁੱਕਰ, ਨੌਨਸਟਿਕ ਤਵਾ, ਇਲੈਕਟ੍ਰੋਨਿਕ ਰੋਟੀ ਮੇਕਰ, ਲੇਡੀਜ਼ ਹੈਂਡਬੈਗ, ਟੇਬਲ ਕਵਰ, ਬੈੱਡ ਸ਼ੀਟਸ, ਸ਼ਾਲ, ਪੂਜਾ ਮੰਦਿਰ, ਕਾਰਾਂ ਚਲਾਉਣ ਲਈ ਹੈਂਗਿੰਗ ਖੰਡਾ ਸਾਹਿਬ, ਬਹੁਤ ਹੀ ਸਪੈਸ਼ਲ ਪ੍ਰਾਈਸ ਵਿੱਚ। ਪਹੁੰਚਣਾ ਨਾ ਭੁੱਲਣਾ, ਇੰਡੀਅਨ ਇਨ ਸਟਾਈਲ, 131 ਕੋਲਮਰ ਰੋਡ, ਪਾਪਾ ਟੋਏਟੋਏ, ਆਪੋਜ਼ਿਟ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦੁਆਰ। ਰੱਖੜੀ ਦੇ ਇਸ ਤਿਉਹਾਰ ਤੇ ਰੱਖੜੀ ਦੀ ਵੀ ਬਹੁਤ ਵੈਰਾਇਟੀ ਅਵੇਲੇਬਲ ਹੈ। ਕਾਲ 09278-6819। ਬਿਨਾ ਪ੍ਰਚਾਰ ਕਾਹਦਾ ਕਾਰੋਬਾਰ? ਆਪਣੇ ਬਿਜ਼ਨਸ ਨੂੰ ਗਰੋ ਕਰਦੇ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਲੋਕਾਂ ਨੂੰ ਦੱਸੋ ਵੀ। ਰੇਡੀਓ ਸਪਾਈਸ ਲੈ ਕੇ ਆਇਆ ਹੈ ਐਡਵਰਟਾਈਜ਼ਮੈਂਟਸ ਦੇ ਸਪੈਸ਼ਲ ਰੇਟਸ, ਤਾਂ ਜੋ ਤੁਹਾਡਾ ਕਾਰੋਬਾਰ ਫੜੇ ਰਫਤਾਰ। ਕਾਲ 09939000067 ਔਰ 0210279543। ਰੇਡੀਓ ਸਪਾਈਸ ਦੇ ਡਿਜੀਟਲ ਰੇਡੀਓ ਸੈਟਸ ਜਸਟ ਫਰੈਸ਼ ਪਾਪਾ ਟੋਏਟੋਏ ਵਿਖੇ ਉਪਲਬਧ ਨੇ, 158 ਕੋਲਮਾ ਰੋਡ, ਪਾਪਾ ਟੋਏਟੋਏ, ਜਸਟ ਫਰੈਸ਼। ਅਤੇ ਫੋਨ ਕਰ ਸਕਦੇ ਹੋ 2774383 ਤੇ। ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਕਿੰਨੀ ਚੰਗੀ ਲੱਗਦੀ ਦੁਪਹਿਰ। ਫੇਰ ਵੀ ਪਤਾ ਨਹੀਂ ਕਾਹਤੋਂ ਮੋਹ ਜਿਹਾ ਆਈ ਜਾਂਦਾ, ਭਾਵੇਂ ਸਾਡੇ ਸੜ ਗਏ ਨੇ ਪੈਰ, ਭਾਵੇਂ ਸਾਡੇ ਪੁੱਜ ਗਏ ਨੇ ਪੈਰ। ਸੱਜਣਾ ਵੇ ਸੱਜਣਾ ਵੇ ਸੱਜਣਾ, ਮਾਂ ਨੇ ਵੀ ਰੋਕਿਆ ਬਾਪੂ ਨੇ ਵੀ ਰੋਕਿਆ, ਨਾ ਜਾਈ ਮਿੱਤਰਾਂ ਦੇ ਸ਼ਹਿਰ, ਨਾ ਜਾਈ ਮਿੱਤਰਾਂ ਦੇ ਸ਼ਹਿਰ। ਪਰ ਸਾਡੀ ਭੁੱਖ ਸਗੋਂ ਦੂਣੀ ਚੌਣੀ ਹੋਈ ਜਾਵੇ, ਹੌਲ ਪੈਂਦੇ ਰਹਿਣ ਚੱਤੋ ਪੈਰ, ਹੌਲ ਪੈਂਦੇ ਰਹਿਣ ਚੱਤੋ ਪੈਰ। ਸੱਜਣਾ ਵੇ ਸੱਜਣਾ ਵੇ ਸੱਜਣਾ। ਖੂਬਸੂਰਤ ਗੀਤ ਅਤੇ ਇਸ ਦੇ ਨਾਲ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਪਰਮਾਰ ਹੋਰਾਂ ਦੇ ਨਾਲ ਜਲਦ ਹੀ ਸਾਡਾ ਸੰਪਰਕ ਹੋ ਸਕੇ ਅਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਸਾਡੀ ਅੱਜ ਦੀ ਉਸ ਨੂੰ ਵੀ ਪੂਰਾ ਕੀਤਾ ਜਾਏ। ਨਾਲ ਦੀ ਨਾਲ ਬੀਤੇ ਕੱਲ੍ਹ ਵੀ ਲੇਡੀਜ਼ ਨਾਈਟ ਇੱਥੇ ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਨਿਊਜ਼ੀਲੈਂਡ ਸਿੱਖ ਵਿਮੈਨ ਐਸੋਸੀਏਸ਼ਨ ਦੇ ਵੱਲੋਂ ਕਰਵਾਈ ਗਈ ਅਤੇ ਕਾਫੀ ਰੌਣਕਾਂ ਲੱਗੀਆਂ। ਵੋਡਾਫੋਨ ਇਵੈਂਟ ਸੈਂਟਰ ਦੇ ਵਿੱਚ ਲੇਡੀਜ਼ ਨੇ ਖੂਬ ਮਜ਼ਾ ਕੀਤਾ, ਇਕੱਠੀਆਂ ਹੋ ਕੇ ਨੱਚੀਆਂ ਗਾਇਆ ਬੋਲੀਆਂ ਪਾਈਆਂ ਅਤੇ ਇਸ ਦੇ ਨਾਲ ਨਾਲ ਹੈਮਿਲਟਨ ਦੇ ਵਿੱਚ ਵਸਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੇ ਲਈ ਵੀ ਇੱਕ ਲੇਡੀਜ਼ ਨਾਈਟ ਹੈਮਿਲਟਨ ਦੇ ਵਿੱਚ ਅਰੇਂਜ ਕੀਤੀ ਜਾ ਰਹੀ ਹੈ ਆਉਂਦੇ ਸ਼ਨੀਵਾਰ। ਅਤੇ ਕਿਉਂਕਿ ਹੈਮਿਲਟਨ ਅਤੇ ਆਕਲੈਂਡ ਦੇ ਵਿੱਚ ਫਾਸਲਾ ਕੋਈ ਜ਼ਿਆਦਾ ਨਹੀਂ, ਸੋ ਆਕਲੈਂਡ ਦੇ ਵਿੱਚ ਵਸਦੀਆਂ ਜਿਹੜੀਆਂ ਭੈਣਾਂ ਨੇ ਉਹ ਵੀ ਹਰੇਕ ਸਾਲ ਹੈਮਿਲਟਨ ਪਹੁੰਚਦੀਆਂ ਨੇ ਅਤੇ ਹੈਮਿਲਟਨ ਤੋਂ ਆਕਲੈਂਡ ਦੀਆਂ ਜਿਹੜੀਆਂ ਤੀਆਂ ਜਾਂ ਤ੍ਰਿੰਜਣ ਲੱਗਦੇ ਨੇ ਇੱਥੇ ਲੇਡੀਜ਼ ਪਹੁੰਚਦੀਆਂ ਨੇ। ਸੋ ਆਕਲੈਂਡ ਅਤੇ ਹੈਮਿਲਟਨ ਕਿਉਂਕਿ ਗੁਆਂਢ ਗੁਆਂਢ ਦੇ ਵਿੱਚ ਨੇ ਅਤੇ ਆਉਣ ਜਾਣ ਇਸੇ ਤਰ੍ਹਾਂ ਜਿਹੜਾ ਉਹ ਕਾਫੀ ਸਾਲਾਂ ਤੋਂ ਬਣਿਆ ਹੋਇਆ, ਅਸੀਂ ਦੁਆ ਕਰਦੇ ਕਿ ਇਸ ਤਰ੍ਹਾਂ ਬਣਿਆ ਵੀ ਰਹੇ। ਇਸ ਵੇਲੇ ਮੇਰੇ ਨਾਲ ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਤੋਂ ਰਾਜ ਮੁੰਡੇ ਜੀ ਸ਼ਾਮਲ ਨੇ, ਇਹਨਾਂ ਤੋਂ ਹੋਰ ਜਾਣਕਾਰੀਆਂ ਲੈਂਦੇ ਹਾਂ ਇਸ ਇਵੈਂਟ ਦੇ ਬਾਰੇ। ਸਤਿ ਸ਼੍ਰੀ ਅਕਾਲ ਰਾਜ ਮੁੰਡੀ ਜੀ, ਜੀ ਆਇਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਹਰਜੀਤ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਨੇ? ਬਸ ਵਧੀਆ ਹਾਂਜੀ, ਪਹਿਲਾਂ ਤਾਂ ਹਨਾ ਇਹ ਜਿਹੜਾ ਫੰਕਸ਼ਨ ਆ ਇਹ ਹੈਮਟਨ ਪੰਜਾਬੀ ਸਪੋਰਟਸ ਵੱਲੋਂ ਨੀ ਹੈਗਾ ਜੀ, ਇਹ ਹੈਗਾ ਆ ਵਾਈਖੇਟੋ ਲੇਡੀਜ਼ ਖਾਊਚੋ ਕਮੇਟੀ ਵੱਲੋਂ ਜੀ। ਠੀਕ, ਹਾਂ ਤੇ ਇਹ ਸਾਡਾ ਹਨਾ ਕਲੱਬ 1999 ਦੇ ਵਿੱਚ ਐਸਟੈਬਲਿਸ਼ ਹੋਇਆ ਸੀਗਾ ਜੀ। ਕਹਿੰਦੇ ਨਿਊਜ਼ੀਲੈਂਡ ਵਿੱਚ ਜਿਹੜੀਆਂ ਪਹਿਲੀਆਂ ਤੀਆਂ ਲੱਗੀਆਂ ਸੀ ਉਹ ਇਹ ਤੁਹਾਡੇ ਕਲੱਬ ਵੱਲੋਂ ਹੀ ਲਾਈਆਂ ਗਈਆਂ ਸੀ? ਇਹ ਹਾਂਜੀ ਸਾਡੇ ਕਲੱਬ ਵੱਲੋਂ ਸੀ 1999 ਦੇ ਵਿੱਚ ਜੀ, ਤੇ ਅਸੀਂ ਕੋਸ਼ਿਸ਼ ਉਦੋਂ ਇਹ ਸੀਗਾ ਕਿ ਇੱਕ ਆਪਣੀ ਮਿਲੇਨੀਅਮ ਚੇਂਜ ਹੋ ਰਹੀ ਸੀਗੀ ਤੇ 2000 ਦਾ ਸਨ ਚੜਨਾ ਸੀਗਾ, ਦੇਖੋ ਅਸੀਂ ਇੱਕ ਪਾਰਟੀ ਟਾਈਪ ਰੱਖਿਆ ਸੀ, ਉਹ ਤੋਂ ਬਾਅਦ ਅਸੀਂ ਹਰੇਕ ਸਾਲ ਕੋਸ਼ਿਸ਼ ਇਹ ਸੀ ਕਿ ਤੀਆਂ ਦਾ ਫੰਕਸ਼ਨ ਰੱਖਣ ਦਾ ਜੀ ਜੀ। ਤੇ ਉਹਨਾਂ ਵੇਲਿਆਂ ਦੇ ਵਿੱਚ ਕਿੰਨਾ ਕੀ ਇਕੱਠ ਹੁੰਦਾ ਸੀ ਜਦੋਂ ਤੁਸੀਂ ਸ਼ੁਰੂ ਸ਼ੁਰੂ ਦੇ ਵਿੱਚ ਕੀਤਾ ਸੀ? ਅਸੀਂ ਜਦੋਂ ਪਹਿਲਾ ਫੰਕਸ਼ਨ ਕੀਤਾ ਕਾਫੀ ਵੈਸੇ ਉਦੋਂ 150 ਤੋਂ 200 ਲੇਡੀਜ਼ ਦਾ ਇਕੱਠ ਹੋਇਆ ਸੀਗਾ, ਤੇ ਇੱਕ ਕਾਫੀ ਖੁਸ਼ੀ ਸੀਗੀ ਬਿਕੋਜ਼ ਉਦੋਂ ਪਰਿਵਾਰ ਵੀ ਇੱਥੇ ਤੁਹਾਨੂੰ ਪਤਾ ਹੈ ਬਹੁਤ ਘੱਟ ਸੀਗੇ ਜੀ, ਤੇ ਇੱਕ ਲੇਡੀਜ਼ ਨੂੰ ਕਾਫੀ ਆਮ ਪਹਿਲੀ ਵਾਰ ਮੌਕਾ ਮਿਲਿਆ ਸੀਗਾ ਕਿ ਖੁੱਲ ਕੇ ਨੱਚਣ ਦਾ ਜੀ। ਮੇਰੇ ਖਿਆਲ ਉਦੋਂ ਉਹਨਾਂ ਦੇ ਲਈ ਜ਼ਿਆਦਾ ਜਿਹੜਾ ਉਹ ਹੋਏਗਾ ਖੁਸ਼ੀ ਦਾ ਮਾਹੌਲ, ਕਿਉਂਕਿ ਅੱਜ ਕੱਲ ਤਾਂ ਵੈਸੇ ਲੇਡੀਜ਼ ਨਾਈਟਸ ਹਰੇਕ ਸਾਲ ਤੇ ਕਾਫੀ ਹੋਣ ਲੱਗ ਗਈਆਂ ਨੇ ਜੀ, ਤੇ ਇਸ ਵਾਰ ਜਿਹੜੀ ਇਹ ਲੇਡੀਜ਼ ਨਾਈਟ ਹੋਣ ਜਾ ਰਹੀ ਹੈ ਆਉਂਦੇ ਸ਼ਨੀਵਾਰ ਨੂੰ, ਇਹ ਆਮ ਜਿਹੜੀਆਂ ਤੁਸੀਂ ਪਹਿਲਾਂ ਲੇਡੀਜ਼ ਨਾਈਟ ਕਰਵਾਉਂਦੇ ਸੀ ਉਹਨਾਂ ਦੇ ਨਾਲੋਂ ਇਹ ਮੇਲਾ ਤੀਆਂ ਦਾ ਜਿਹੜਾ ਥੋੜਾ ਜਿਹਾ ਵੱਡੇ ਲੈਵਲ ਤੇ ਕਰਵਾਇਆ ਜਾ ਰਿਹਾ ਮੈਂ ਸੁਣਿਆ? ਹਾਂ, ਇਹ ਐਕਚੁਅਲੀ ਹਨਾ ਲਾਸਟ ਈਅਰ ਸਾਡਾ ਕੀ ਹੋਇਆ ਸੀ, ਪਿਛਲੇ ਸਾਲ ਹਨਾ ਲੇਡੀਜ਼ ਨਾਈਟ ਕੋਈ ਵੀ ਇੱਥੇ ਹੈਮਟਨ ਦੇ ਵਿੱਚ ਨਹੀਂ ਕੀਤੀ ਜੀ, ਜੋ ਥਰੂ ਕੇ ਇੱਥੇ ਮਤਲਬ ਕਿ ਸਾਨੂੰ ਕੈਂਸਲ ਕਰਨੀਆਂ ਪਈਆਂ ਸੀਗੀਆਂ ਇੱਥੇ, ਸੋ ਹੁਣ ਇੱਕ ਸਾਲ ਦਾ ਜਿਵੇਂ ਗੈਪ ਪੈ ਗਿਆ ਤੇ ਇੱਕ ਤਾਂ ਲੇਡੀਜ਼ ਨੂੰ ਸ਼ੌਂਕ ਵੀ ਕਾਫੀ ਆ ਤੇ ਦੂਸਰਾ ਤੁਹਾਨੂੰ ਪਤਾ ਹੈਮਟਨ ਦੀ ਕਮਿਊਨਿਟੀ ਵੀ ਕਾਫੀ ਵੱਧ ਗਈ ਆ ਤੇ ਕਾਫੀ ਨਵੀਂ ਫੈਮਿਲੀਜ਼ ਆਈਆਂ ਆ ਤੇ ਉਹਨਾਂ ਨੂੰ ਵੀ ਪਹਿਲੀ ਵਾਰ ਇੱਥੇ ਮੌਕਾ ਮਿਲ ਰਿਹਾ ਤੀਆਂ ਦਾ, ਸੋ ਕਾਫੀ ਐਕਸਾਈਟਿਡ ਹਾਂ ਤੇ ਓਬਵੀਅਸਲੀ ਸਾਨੂੰ ਓਕਣ ਵਾਲਿਆਂ ਦੀ ਵੀ ਜਿੱਦਾਂ ਤੁਸੀਂ ਦੱਸਿਆ ਕਿ ਸਪੋਰਟ ਪੂਰੀ ਚਾਹੀਦੀ ਆ ਜੀ, ਤੇ ਇਸ ਵਾਰ ਅਸੀਂ ਵੀਨਿਊ ਵੀ ਫਿਰ ਓਬਵੀਅਸਲੀ ਚੇਂਜ ਕਰਨਾ ਪਿਆ ਤੇ ਇੱਕ ਵੱਡਾ ਹੋਲ ਹੈਮਿਲਟਨ ਜੋਸ ਸਕੂਲ ਦੇ ਵਿੱਚ ਕਰ ਰਹੇ ਹਾਂ। ਠੀਕ ਹੈ ਜੀ, ਇਹ ਸਕੂਲ ਦਾ ਐਡਰੈਸ ਥੋੜਾ ਜਿਹਾ ਦੱਸ ਦਿਓਗੇ ਸਾਨੂੰ, ਦੂਰੋਂ ਆਉਣ ਵਾਲਿਆਂ ਥੋੜਾ ਸੌਖਾ ਰਹੇਗਾ? ਹਾਂ, ਸਕੂਲ ਦਾ ਐਡਰੈਸ ਹੈਗਾ ਆ ਆਪਣਾ ਵਾਰਡ ਸਟਰੀਟ ਆ ਸਿੰਟ ਰੋਡ ਸਿਟੀ ਹੈਮਿਲਟਨ ਸਿਟੀ ਦੇ ਵਿੱਚ, ਠੀਕ, ਤੇ ਉਹ ਵਾਰਡ ਸਟਰੀਟ ਵੀ ਆ ਵੈਸੇ ਤੇ ਹਿਲ ਸਟਰੀਟ ਵੀ ਪੈਂਦੀ ਆ ਉਸ ਸਕੂਲ ਨੂੰ ਜੀ। ਠੀਕ, ਕਿੰਨੇ ਕੁ ਵਜੇ ਸ਼ੁਰੂ ਕਰੋਗੇ ਮੇਲਾ? ਮੇਲਾ ਸਾਡਾ 6:30 ਵਜੇ ਕੋਸ਼ਿਸ਼, ਨਹੀਂ ਐਕਚੁਅਲ ਪਰਫੋਰਮੈਂਸ ਸਾਡੀਆਂ 7:30 ਵਜੇ ਸ਼ੁਰੂ ਹੋਗੀਆਂ। ਠੀਕ, ਤੇ ਪਹਿਲਾਂ ਫੂਡ ਸਟੋਰਸ ਪਲੱਸ ਆਪਣੇ ਸੂਟਸ ਦਾ ਏਦਾਂ ਦੇ ਸਟੋਰਸ ਲੱਗੇ ਆ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਲੇਡੀਜ਼ ਨੂੰ ਮੌਕਾ ਮਿਲੇ ਪਹਿਲਾਂ ਉਹਨਾਂ ਚੀਜ਼ਾਂ ਨੂੰ ਦੇਖ ਸਕਣ ਚੰਗੀ ਤਰ੍ਹਾਂ, ਉਸ ਤੋਂ ਬਾਅਦ ਅਸੀਂ ਪਰਫੋਰਮੈਂਸਿਸ ਤੇ ਉਸ ਤੋਂ ਬਾਅਦ ਡੀਜੇ ਜਿੰਨਾ ਚਿਰ ਜਾਊਗੀਆਂ ਤੇ ਅਸੀਂ ਹਾਜ਼ਰ ਹਾਂ। ਠੀਕ ਹੈ ਜੀ, ਮਤਲਬ ਮੇਲੇ ਵਾਲਾ ਮਾਹੌਲ ਪੂਰਾ ਬਚੇਗਾ? ਪੂਰਾ। ਠੀਕ, ਤੇ ਕੋਈ ਕੰਟੈਕਟ ਨੰਬਰ ਜੇਕਰ ਤੁਸੀਂ ਦੇ ਸਕੋ, ਜੇਕਰ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਫਿਰ ਫੇਸਬੁੱਕ ਤੋਂ ਸਾਰੀ ਇਨਫੋਰਮੇਸ਼ਨ? ਤੁਸੀਂ ਮੇਰਾ ਨੰਬਰ ਦੇ ਦਿਓ 021 ਜੀ 122 ਜੀ 7150। ਠੀਕ, ਤੇ ਫੇਸਬੁੱਕ ਤੇ ਵੀ ਤੁਹਾਡੇ ਪੇਜ ਤੋਂ ਜਾਣਕਾਰੀ ਮਿਲ ਸਕਦੀ ਹੈ? ਹਾਂਜੀ, ਮੇਰੇ ਪੇਜ ਤੋਂ, ਬਿਕੋਜ਼ ਐਕਚੁਅਲੀ ਜਿਹੜੀਆਂ ਹਨ ਸਾਡੇ ਕਮੇਟੀ ਦੀਆਂ ਮੈਂਬਰਸ ਆ ਉਹ ਸੋਸ਼ਲੀ ਇੰਨੀਆਂ ਔਨ ਐਕਟਿਵ ਨਹੀਂ ਹੈਗੀਆਂ ਔਨ ਫੇਸਬੁੱਕ ਜੀ। ਜਿਨ੍ਹਾਂ ਦੇ ਕੋਲੋਂ ਇੰਨੀ ਦੂਰੋਂ ਟਿਕਟਸ ਪਹਿਲਾਂ ਬਾਏ ਨਹੀਂ ਕਰ ਹੋਈਆਂ ਉਹ ਔਨ ਡਿਲੀਵਰੀ ਸੇਲਸ ਹੋਣਗੀਆਂ? ਹਾਂ, ਅਸੀਂ ਐਕਚੁਅਲੀ ਸਾਡੀਆਂ ਟਿਕਟਸ ਸਾਰੀਆਂ ਵਿਕ ਗਈਆਂ ਲੇਕਿਨ ਅਸੀਂ ਹੋਰ ਪ੍ਰਿੰਟ ਕੀਤੀਆਂ ਆ ਤੇ ਦੋ ਸੇਲਸ ਔਨ ਹੋ ਗਈਆਂ। ਠੀਕ ਹੈ ਜੀ, ਕੋਈ ਇਸ ਤਰ੍ਹਾਂ ਦਾ ਚੱਕਰ ਤਾਂ ਨਹੀਂ ਕਿ ਜੇਕਰ ਇੰਨੀ ਦੂਰੋਂ ਕੋਈ ਪਹੁੰਚੇ ਤੇ ਉੱਥੇ ਹਾਲ ਫੁੱਲ ਹੋ ਜਾਵੇ ਤੇ ਉਹਨਾਂ ਨੂੰ ਵਾਪਸ ਮੁੜਨਾ ਪਏ? ਕੋਈ ਚੱਕਰ ਨਹੀਂ ਇਸ ਤਰ੍ਹਾਂ ਦਾ, ਅਸੀਂ ਕਾਫੀ ਵੱਡਾ ਹਾਲ ਕੀਤਾ ਜੀ, ਇਦਾਂ ਦੀ ਕੋਈ ਚਿੰਤਾ ਨਹੀਂ ਜੀ। ਥੈਂਕ ਯੂ ਜੀ ਤੁਹਾਡੇ ਟਾਈਮ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤੇ ਮਿਲਦੇ ਹਾਂ ਫਿਰ ਅਗਲੇ ਸ਼ਨੀਵਾਰ। ਥੈਂਕ ਯੂ ਹਰਜੀਤ, ਲੁਕਿੰਗ ਫੋਰ ਟੂ ਸੀਇੰਗ ਯੂ, ਤੇ ਗਲਾ ਆਪਣਾ ਠੀਕ ਕਰ ਲਈ ਸਾਨੂੰ ਜ਼ਰੂਰਤ ਹੈ ਜੀ। ਬਿਲਕੁਲ। थैंक यू। ओके जी, थैंक यू, शुक्रिया जी। सो अगले शनिवार आउंदे शनिवार हैमिल्टन दे विच वाइकटो पंजाबी लेडीज़ कल्चर क्लब दे वल्लों तियां दा मेला जिहड़ा करवाया जा रहा है, हरेक साल इन्हां दे वल्लों करवाया जांदा, पर पिछले साल कुछ कारणां करके ये मेला जिहड़ा कैंसल करना पिया सी, ते हुण इस बार ये आम जिहड़े मेले इन्हां ने करवाए ने उन्हां दे नालों थोड़ा जिहा वड्डे लैवल ते करवाए करवा रहे ने। सो लेडीज़ ऑकलैंड तो भी वो उड़ीक रहे हैं, तो ऑकलैंड तो भी जेकर तुसी जाना है ऑनडोर तुहानू टिकट्स मिलनगियां, वेन्यू जिवें राजमुंडी होरां ने दस्सिया कि काफ़ी वड्डा है, सो इस तरह का कोई समस्या तुहानू नहीं आएगी कि तुसी पहुँचो तो तुहानू टिकट ना मिले। तो नाल दी नाल प्रोग्राम नू थोड़ा जिहा होर अगे तोरदे हां, असी कोशिश करांगे डॉक्टर परमार होरां दे नाल जल्द ही संपर्क कायम हो जाए, तो उन्हां दे नाल गलबात जारी रखिए। फिलहाल 7:45 हो गए ने, 8 बजे ठीक असी जतेंद्र पन्नू होरां दे नाल अपनी गलबात शुरू करांगे। जादू ही है तेरे हत्थां च तां, क्या स्वाद रोटी बनाई है। ए जादू है आशीर्वाद न्यूजीलैंड दा, न्यूजीलैंड विच ही पीसिया आशीर्वाद प्योर चक्की फ्रेश आटा। भाई सच्ची स्वाद आ गया। आशीर्वाद न्यूजीलैंड है तां फिर कोई होर आटा पसंद भी नहीं आएगा। असी ऑस्ट्रेलिया तो प्रीमियम क्वालिटी दी कणक लिया के न्यूजीलैंड विच हाइजीनिक चक्कियां विच पीस के बिल्कुल फ्रेश आटा तुहाडे तक पहुंचाने आ। हुण दुकान ते जाके आशीर्वाद न्यूजीलैंड मेड आटा ही मंगना। आशीर्वाद न्यूजीलैंड। प्रॉपर्टी दे चक्कर करके मेरे हस्बैंड पहला बहुत टेंशन विच सन, पर थैंक्स टू लीगल एसोसिएट्स जिन्हां दी सही गाइडेंस ने सानू इस मुश्किल विचों कढ़िया, ते हुण असी खुशी खुशी अपने सुपनिआं दे घर विच रह रहे हां। अपनी वीजा एप्लीकेशन मैं लीगल एसोसिएट्स दी टीम कोलों लवाई सी, जिन्हां दी एक्सपर्ट गाइडेंस करके अज मेरे कोल न्यूजीलैंड दी पीआर आ। ਉਹ ਹਰ ਤਰ੍ਹਾਂ ਦੀਆਂ ਵੀਜ਼ਾ ਐਪਲੀਕੇਸ਼ਨ ਲਾਉਂਦੇ ਆ, ਮਿਨਿਸਟਰੀਅਲ ਅਪੀਲਸ, ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਅਪੀਲ ਤੇ ਡਿਪੋਰਟੇਸ਼ਨ ਵਗੈਰਾ। ਲੀਗਲ ਐਸੋਸੀਏਟਸ, ਬੈਰਿਸਟਰਸ ਐਂਡ ਸੋਲਿਸਿਟਰਸ, ਤੁਹਾਡੀ ਹਰ ਤਰ੍ਹਾਂ ਦੀ ਲੀਗਲ ਪ੍ਰੋਬਲਮ ਦਾ ਹੱਲ ਹੈ ਸਾਡੇ ਕੋਲ। ਸੇਲ ਐਂਡ ਪਰਚੇਜ਼ ਆਫ ਪ੍ਰਾਪਰਟੀਜ਼, ਸੇਲ ਐਂਡ ਪਰਚੇਜ਼ ਆਫ ਬਿਜ਼ਨੈਸਿਸ ਐਂਡ ਲੀਜ਼ ਮੈਟਰਸ, ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਮੈਟਰਸ, ਕ੍ਰਿਮੀਨਲ, ਟ੍ਰੈਫਿਕ ਐਂਡ ਡੋਮੈਸਟਿਕ ਵਾਇਲੈਂਸ ਮੈਟਰਸ, ਇੰਪਲੋਇਮੈਂਟ ਐਂਡ ਫੈਮਿਲੀ ਮੈਟਰਸ, ਵਿਲਸ, ਕੋਈ ਵੀ ਕਾਨੂੰਨੀ ਅੜਚਨ ਆਵੇ ਤਾਂ ਸਾਨੂੰ ਯਾਦ ਕਰੋ। ਲੀਗਲ ਐਸੋਸੀਏਟਸ, ਬੈਰਿਸਟਰਸ ਐਂਡ ਸੋਲਿਸਿਟਰਸ, ਲੈਵਲ 1, 31st ਈਸਟ ਟਮਾਕੀ ਰੋਡ, ਪਾਪਾਟੋਏਟੋਏ, ਚੀਜ਼ ਕੇਕ ਸ਼ਾਪ ਦੇ ਬਿਲਕੁਲ ਨਾਲ ਤੇ ਬੈਂਕ ਆਫ ਇੰਡੀਆ ਦੇ ਉੱਪਰ। ਕਾਲ ਰਾਜ ਔਰ ਆਸ਼ਿਮਾ 09279 9439 09 279 9439। ਬਈ ਕਮਾਲ ਹੈ, ਮੈਂ ਅਜੇ ਪਿਛਲੇ ਸਾਲ ਹੀ ਨਵਾਂ ਘਰ ਖਰੀਦਿਆ, ਉਹ ਇੰਨਾ ਫਰੈਸ਼ ਨਹੀਂ ਲੱਗਦਾ, ਇੰਨਾ ਫਰੈਸ਼ ਤੁਹਾਡਾ 10 ਸਾਲ ਪੁਰਾਣਾ ਘਰ ਲੱਗ ਰਿਹਾ। ਇਹ ਫਰੈਸ਼ਨੈਸ ਜ਼ੇਫਰ ਪਿਓਰ 에ਅਰ ਵੈਂਟੀਲੇਸ਼ਨ ਸਿਸਟਮ ਦਾ ਕਮਾਲ ਹੈ। ਜ਼ੇਫਰ ਨਵੀਂ ਤਕਨੀਕ ਨਾਲ ਬਣਿਆ ਵੈਂਟੀਲੇਟਰ ਹੈ ਅਤੇ ਸਭ ਤੋਂ ਜ਼ਿਆਦਾ ਪਿਓਰ ਫਿਲਟਰਡ 에ਅਰ ਤੁਹਾਡੇ ਘਰ ਦੇ ਹਰ ਕੋਨੇ ਵਿੱਚ ਆਵੇਗੀ, ਯਾਨੀ ਕਿ ਤੁਹਾਨੂੰ ਬਿਮਾਰ ਹੋਣ ਤੋਂ ਬਚਾਵੇਗੀ, ਤੁਹਾਨੂੰ ਤੁਹਾਡੇ ਘਰ ਵਿੱਚੋਂ ਮੋਇਸਚਰ, ਡਸਟ, ਬੈਕਟੀਰੀਆ ਅਤੇ ਪੋਲਨ ਤੋਂ ਛੁਟਕਾਰਾ ਮਿਲੇਗਾ। ਬਹੁਤ ਘੱਟ ਬਿਜਲੀ ਦਾ ਖਰਚਾ, ਕੇਵਲ 10 ਸੈਂਟਸ ਅ ਡੇ। ਸਰਦੀਆਂ ਅਤੇ ਗਰਮੀਆਂ ਦੇ ਵੱਖ ਵੱਖ ਸਿਸਟਮ ਲਗਵਾਉਣ ਦਾ ਝੰਝਟ ਵੀ ਖਤਮ। ਇਹ ਨਿਊਜ਼ੀਲੈਂਡ ਮੇਡ ਪ੍ਰੋਡਕਟ ਹੈ ਤੇ ਤੁਸੀਂ ਪੂਰਾ ਭਰੋਸਾ ਕਰ ਸਕਦੇ ਹੋ। ਕਾਲ ਫਾਰ ਫ੍ਰੀ ਕੋਟੇਸ਼ਨ 0508-93-7497। ਨਾਲੇ ਦਸ ਖਾਂ ਉਥੋਂ ਦੀਆਂ ਇੱਟਾਂ, ਬਈ ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ। ਦਾਲ ਦਸ ਖਾਂ ਸ਼ਹਿਰ ਲਾਹੌਰ ਅੰਦਰ, ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ। ਜ਼ਰਾ ਸੋਚ ਕੇ ਦੇਵੀ ਜਵਾਬ ਮੈਨੂੰ, ਉੱਥੇ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ। ਜਵਾਬ ਦੱਸ ਰਹੀ ਹਾਂ, ਦਾਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ, ਦਾਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ, ਬਈ ਲੱਖਾਂ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ। ਜਿਨ੍ਹਾਂ ਇੱਟਾਂ ਤੇ ਧਰ ਗਏ ਪੈਰ ਆਸ਼ਿਕ, ਉਹੀ ਓ ਟੁੱਟੀਆਂ ਤੇ ਬਾਕੀ ਸਾਰੀਆਂ ਨੇ। ਜਿਨ੍ਹਾਂ ਖੂਹੀਆਂ ਤੋਂ ਭਰ ਗਏ ਮਾਸ਼ੂਕ ਪਾਣੀ, ਜਿਨ੍ਹਾਂ ਖੂਹੀਆਂ ਤੋਂ ਭਰ ਗਏ ਮਾਸ਼ੂਕ ਪਾਣੀ, ਉਹੀ ਓ ਮਿੱਠੀਆਂ ਤੇ ਬਾਕੀ ਖਾਰੀਆਂ ਨੇ। ਜਿਹੜੀਆਂ ਬਹਿੰਦੀਆਂ ਨਾਲ ਆਪਣੇ ਸੱਜਣਾਂ ਦੇ, ਉਹੀ ਓ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ। ਹਾਜੀ ਲੋਕ ਮੱਕੇ ਵੱਲ ਜਾਂਦੇ ਤੇ ਮੇਰਾ ਰਾਂਝਾ ਮੇਰਾ ਮੱਕਾ ਨੀ ਮੇਰੇ ਕਮਲੀਆਂ। ਹਾਜੀ ਲੋਕ ਮੱਕੇ ਵੱਲ ਜਾਂਦੇ, ਮੇਰਾ ਰਾਂਝਾ ਮੇਰਾ ਮੱਕਾ ਨੀ ਮੇਰੇ ਕਮਲੀਆਂ। ਮੈਂ ਤਾਂ ਮੰਗ ਰਾਂਝਣ ਸੱਜੇ ਦਾ ਕੀ ਪਾਵਣਾ ਤੇ ਜਿਹੜਾ ਅਥਰੂ ਵਗਣ ਰੁੜੇ ਜਾਵੇ ਕੱਚ ਦਾ ਕੀ ਪਹਿਨਣਾ ਜਿਹੜਾ ਠੇਸ ਲੱਗੀ ਟੁੱਟ ਜਾਵੇ ਰੰਗ ਦਾ ਕੀ ਲਾਵਣਾ ਤੇ ਜਿਹੜਾ ਬੂੰਦ ਪਵੇ ਭੁੱਲ ਜਾਵੇ ਆਸ਼ਕ ਨੂੰ ਕੀ ਮਾਰਨਾ ਜਿਹੜਾ ਝਿੜਕ ਦਿੱਤੀ ਮਰ ਜਾਵੇ ਨੀ ਮੈਂ ਕਮਲੀਆਂ ਭਾਜੀ ਲੋਕ ਮੱਕੇ ਵੱਲ ਜਾਂਦੇ ਮੇਰਾ ਰਾਂਝਾ ਮੇਰਾ ਮੱਕਾ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਜੇ ਰੱਬ ਮਿਲਦਾ ਨਾਤੀਆਂ ਧੋਤੀਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਨਾਤੀਆਂ ਧੋਤੀਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਊਆਂ ਵੱਛੀਆਂ ਜੇ ਰੱਬ ਮਿਲਦਾ ਵਿੱਚ ਮਸੀਤੀ ਤਾਂ ਮਿਲਦਾ ਚਾਮ ਚਿੜਕੀਆਂ ਬੁੱਲਿਆ ਰੱਬ ਉਹਨਾਂ ਨੂੰ ਮਿਲਦਾ ਬਈ ਨੀ ਤਾਂ ਜਿਨ੍ਹਾਂ ਦੀਆਂ ਸੱਚੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਇਹ ਹੈ ਸਮੇਂ ਦੀ ਆਵਾਜ਼ ਹਰ ਵਕਤ ਤੁਹਾਡੇ ਅੰਗ ਸੰਗ ਆਪਣੇ ਖਾਸ ਸਰੋਤਿਆਂ ਲਈ ਲੈ ਕੇ ਆਇਆ ਹੈ ਖੁਸ਼ਖਬਰੀ ਹੁਣ ਤੁਸੀਂ ਨਿਊਜ਼ੀਲੈਂਡ ਦੇ ਕਿਸੇ ਵੀ ਸ਼ਹਿਰ ਚੋਂ ਰੇਡੀਓ ਸਪਾਈਸ ਤੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕੋਗੇ ਆਪਣੇ ਮਨਪਸੰਦ ਗਾਣੇ ਸੁਣਨ ਦੇ ਲਈ ਪ੍ਰੋਗਰਾਮਾਂ ਦੀ ਫੀਡਬੈਕ ਦੇਣ ਦੇ ਲਈ ਜਾਂ ਕੋਈ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਸੀਂ ਰੇਡੀਓ ਸਪਾਈਸ ਕਾਲ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਰੇਡੀਓ ਸਪਾਈਸ ਤੇ ਟੋਲ ਫ੍ਰੀ ਨੰਬਰ ਤੇ 0800-030-398 ਤੇ 0800-030-398 ਵੱਖ ਵੱਖ ਸਮੇਂ ਵੱਖ ਵੱਖ ਅੰਦਾਜ਼ ਰੇਡੀਓ ਸਪਾਈਸ ਸਮੇਂ ਦੀ ਆਵਾਜ਼ ਬੀਜੀ ਮੈਂ ਗਰੋਸਰੀ ਲੈਣ ਜਾ ਰਹੀ ਹਾਂ ਮੰਮੀ ਮੈਂ ਵੀ ਜਾਣਾ ਹੈ ਕੁਛ ਕਾਸਮੈਟਿਕਸ ਲੈਣੇ ਨੇ ਉਹਨੇ ਜਾਣਾ ਗਰੋਸਰੀ ਸਟੋਰ ਤੂੰ ਕਾਸਮੈਟਿਕ ਲੈਣ ਕਿੱਥੇ ਚਲੀ ਨਾਲ ਅਸੀਂ ਜਾਣਾ ਹੈ ਰੌਕੀਜ਼ ਫੂਡ ਮਾਰਟ ਮਨੂਰੇਵਾ ਦੇ ਜਿੱਥੇ ਮਿਲਦੀ ਹੈ ਗਰੋਸਰੀ ਇੰਨੀ ਸਸਤੀ ਗਰੰਟੀ ਹੈ ਕਿਤੇ ਹੋਰ ਨਹੀਂ ਮਿਲ ਸਕਦੀ ਨਾਲੇ ਹੁਣ ਤਾਂ ਉਹਨਾਂ ਕੋਲ ਹੋਰ ਵੀ ਬਹੁਤ ਇੰਡੀਅਨ ਪ੍ਰੋਡਕਟਸ ਅਵੇਲੇਬਲ ਨੇ ਉਹ ਵੀ ਵਾਜਬ ਕੀਮਤਾਂ ਤੇ ਜਿਵੇਂ ਇੰਡੀਆ ਵਾਲੀ ਮੋਟੀ ਸ਼ੂਗਰ ਗੋਬਿੰਦ ਬ੍ਰਾਂਡ ਦੇ ਅਲਸੀ ਬਿਸਕੁਟ ਗੁੜ ਬਿਸਕੁਟ ਮਿਲਕ ਅਤੇ ਕੇਕ ਰਸ ਮੈਗੀ ਯਿੱਪੀ ਨੂਡਲਸ ਟੌਪ ਰੇਮਨ ਆਟਾ ਨੂਡਲਸ ਤੇ ਹੋਰ ਵੀ ਬਹੁਤ ਕੁਝ ਰੌਕੀਜ਼ ਮਨੂਰੇਵਾ 185 ਗ੍ਰੇਟ ਸਾਊਥ ਰੋਡ ਮਨੂਰੇਵਾ ਕਾਲ 021-100-2866 ਗੱਡੀ ਦਾ ਕੰਮ ਕਰਵਾਉਣਾ ਰਿਪੇਅਰ ਲਈ ਜਿੱਥੇ ਵੀ ਜਾਣਾ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ ਮੈਂ ਵੀ ਪਹਿਲਾਂ ਕਿਤੋਂ ਵੀ ਗੱਡੀ ਦਾ ਕੰਮ ਕਰਵਾ ਲੈਂਦਾ ਸੀ ਪਰ ਹੁਣ ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ ਉਹ ਕਿਉਂ ਕਿਉਂਕਿ ਇਹ ਮਕੈਨੀਕਲ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ ਅਤੇ ਪੁਰਾਣੀਆਂ ਗੱਡੀਆਂ ਖਰੀਦ ਦੇ ਤੇ ਵੇਚਦੇ ਵੀ ਨੇ ਇੰਜਨ ਸਰਵਿਸ ਟ੍ਰਾਂਸਮਿਸ਼ਨ ਕੈਮ ਬੈਲਟਸ ਸੀਡੀ ਜੁਆਇੰਟਸ ਕਲਚਸ ਬ੍ਰੇਕਸ ਬੈਟਰੀਜ਼ ਸਟੀਅਰਿੰਗ ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ ਗ੍ਰੇ ਬਿਲਡਿੰਗ 54 ਕਲਾਰਨੀ ਰੋਡ ਫਰੈਂਕਟਨ ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਡ ਓਪਨ ਮੰਡੇ ਟੂ ਫਰਾਈਡੇ 8 AM ਟੂ 5 PM ਸੈਟਰਡੇ 8 AM ਟੂ 1 PM ਕਾਲ 07-847-1378 ਜਾਂ 022-560-900 ਜਾਂ ਵਿਜ਼ਿਟ www.crownautomotive.nz ਪ੍ਰੋਗਰਾਮ ਸੰਡੇ ਈਵਨਿੰਗ ਵਿਦ ਹਰਜੀਤ ਚੱਲ ਰਿਹਾ ਅਤੇ ਪ੍ਰੋਗਰਾਮ ਦਾ ਅੱਧਾ ਕੁ ਹਿੱਸਾ ਲਗਭਗ ਗੁਜ਼ਰ ਚੁੱਕਿਆ ਡਾਕਟਰ ਪਰਮਜੀਤ ਪਰਮਾਰ ਮੇਰੇ ਨਾਲ ਸ਼ਾਮਿਲ ਹੋ ਗਏ ਨੇ ਫੋਨ ਲਾਈਨ 'ਤੇ ਕਾਫੀ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਪਰ ਰਾਬਤਾ ਉਹਨਾਂ ਦੇ ਨਾਲ ਹੋ ਨਹੀਂ ਪਾ ਰਿਹਾ ਸੀ ਇਸ ਵਕਤ ਡਾਕਟਰ ਪਰਮਾਰ ਮੇਰੇ ਨਾਲ ਲਾਈਨ 'ਤੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਪਰਮਾਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹਰਜੀਤ ਹੋਰ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਰਜੀਤ ਮੈਂ ਇੱਥੇ ਜਿਹੜਾ ਸਵਾਮੀ ਨਾਰਾਇਣ ਮੰਦਿਰ ਹੈਗਾ ਰੰਡੇਲ ਦੇ ਵਿੱਚ ਇੱਥੇ ਇਹਨਾਂ ਦੀ ਅੱਜ ਸਵਾਮੀ ਮਹਾਰਾਜ ਜੀ ਦੀ ਸ਼ਰਧਾਂਜਲੀ ਹੈਗੀ ਆ ਚੌਥੇ ਪ੍ਰੋਗਰਾਮ ਦੇ ਵਿੱਚ ਮੈਂ ਟਾਈਡ ਅਪ ਸੀਗੀ ਬੀਤੇ ਕੱਲ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਦਫ਼ਤਰ ਦੇ ਮੂਹਰੇ ਖਾਸ ਕਰਕੇ ਜਿਹੜਾ ਸਟੂਡੈਂਟਸ ਦੇ ਨਾਲ ਸੰਬੰਧਿਤ ਜਿਹੜਾ ਮੁੱਦਾ ਕਾਫੀ ਭਖਿਆ ਹੋਇਆ ਇਸ ਵੇਲੇ ਉਸ ਨੂੰ ਲੈ ਕੇ ਅਤੇ ਕਾਫੀ ਐਗਰੈਸਿਵ ਰਿਹਾ ਇਹ ਪ੍ਰੋਟੈਸਟ ਜਿਹੜਾ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੀ ਹਰਜੀਤ, ਮੇਰੇ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ, ਲੇਕਿਨ ਮੇਰਾ ਜਿਹੜਾ ਆਫਿਸ ਹੈ ਉਹ ਸਿਰਫ ਸੋਮਵਾਰ ਤੋਂ ਸ਼ੁੱਕਰਵਾਰ ਹੀ ਖੁੱਲਦਾ ਹੈ, ਸ਼ਨੀਵਾਰ ਨੂੰ ਨਹੀਂ ਖੁੱਲਦਾ ਹੈ। ਲੇਕਿਨ ਇਹਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਕਈ ਜਿਹੜੀ ਸੰਖਿਆ ਹੈ ਕਿ ਸਟੂਡੈਂਟ ਦੀ ਉਹ ਗਲਤ ਦੱਸੀ ਜਾ ਰਹੀ ਹੈ। 41 ਸਟੂਡੈਂਟਸ ਨੇ ਜਿਹੜੇ ਕਿ ਡਿਪੋਰਟੇਸ਼ਨ ਫੇਸ ਕਰ ਰਹੇ ਨੇ, ਔਰ ਇਹ ਉਹਨਾਂ ਦੀ ਫਰੋਡੁਲੈਂਟ ਵੀਜ਼ਾ ਐਪਲੀਕੇਸ਼ਨ ਦੇ ਨਾਲ ਨਾਲ ਕੁਛ ਇੱਥੇ ਕ੍ਰਿਮੀਨਲ ਐਕਟੀਵਿਟੀਜ਼ ਨਿਊਜ਼ੀਲੈਂਡ 'ਚ ਜਿਹੜੀਆਂ ਰਹਿ ਕੇ ਹੋਈਆਂ ਨੇ ਉਹਦੀ ਵਜ੍ਹਾ ਨਾਲ ਉਹ ਡਿਪੋਰਟੇਸ਼ਨ ਫੇਸ ਕਰ ਰਹੇ ਨੇ। ਹੋਰ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਮੁੰਬਈ ਆਫਿਸ ਦੇ ਵਿੱਚ ਆਲਰੇਡੀ ਕਾਫੀ ਰਿਸੋਰਸਿਸ ਵਧਾਏ ਗਏ ਨੇ, ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਫਰੋਡੁਲੈਂਟ ਕੇਸਿਸ ਆ ਸਕਦੇ ਨੇ। ਹੋਰ ਇਸੇ ਸਾਲ ਦੇ ਵਿੱਚ ਹੀ ਜੇ ਤੁਸੀਂ ਦੇਖੋ 38% ਐਪਲੀਕੇਸ਼ਨ ਜਿਹੜੀਆਂ ਨੇ ਉਹ ਟਰਨ ਡਾਊਨ ਹੋਈਆਂ ਨੇ, ਤਾਂ ਕਾਫੀ ਸਖਤੀ ਵਰਤੀ ਜਾ ਰਹੀ ਹੈ, ਕਾਫੀ ਕੁਛ ਅਰਲੀ ਸਟੇਜਸ ਤੇ ਡਿਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅਨਫੋਰਚੁਨੇਟ ਹੈ ਔਰ ਫਰਸਟ੍ਰੇਟਿੰਗ ਹੈ, ਲੇਕਿਨ ਇਹ ਜਿਹੜੀਆਂ ਐਪਲੀਕੇਸ਼ਨ ਨੇ ਇਹ ਫਰੋਡੁਲੈਂਟ ਡਾਕੂਮੈਂਟਸ ਨਾਲ ਲਗਾਏ ਗਏ ਨੇ, ਉਹਨਾਂ ਦੀ ਵਜ੍ਹਾ ਨਾਲ ਡਿਪੋਰਟੇਸ਼ਨ ਹੈ। ਜੀ, ਤੇ ਇਸ ਦੇ ਨਾਲ ਨਾਲ ਹੋਰ ਜਿਹੜੀਆਂ ਅਪਡੇਟਸ ਨੇ ਉਹਨਾਂ ਦੇ ਨਾਲ ਸੰਬੰਧਿਤ ਜੇਕਰ ਗੱਲ ਕਰੀਏ, ਹਾਊਸਿੰਗ ਦਾ ਮੁੱਦਾ ਅਸੀਂ ਲਗਭਗ ਹਰੇਕ ਵਾਰ ਸਾਂਝਾ ਕਰਦੇ ਹਾਂ, ਅਤੇ ਮੈਂ ਅਖਬਾਰ ਦੇਖ ਰਹੀ ਸੀ ਅਤੇ ਮੇਨ ਹੈਡਿੰਗ ਇਸ ਖਬਰ ਦਾ ਸੀ ਕਿ ਔਕਲੈਂਡ ਦੇ ਵਿੱਚ ਇੱਕ ਹੋਰ ਸਬਰਬ ਜਿਹੜੀ ਆ ਉਸ ਦੇ ਵਿੱਚ ਘਰ ਜਿਹੜੇ 2 ਮਿਲੀਅਨ ਤੋਂ ਉੱਪਰ ਦਾ ਅੰਕੜਾ ਟੱਪ ਗਏ ਨੇ ਉਹਨਾਂ ਦੀ ਜਿਹੜੀ ਕੀਮਤ ਹੈ, ਅਤੇ ਟੋਟਲ ਸਬਰਬਸ ਜੇਕਰ ਦੇਖੀਏ 210 ਨੇ ਔਕਲੈਂਡ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਜਿਹੜੀਆਂ 90 ਸਬਰਬਸ ਨੇ ਉਹਨਾਂ ਦੇ ਆਲਰੇਡੀ ਜਿਹੜੇ ਘਰਾਂ ਦੀ ਐਵਰੇਜ ਪ੍ਰਾਈਸ ਹੈ 1 ਮਿਲੀਅਨ ਤੋਂ ਜ਼ਿਆਦਾ ਹੈ। ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਰੀਸੈਂਟਲੀ ਕੁਛ ਖਾਸ ਕੀਤਾ ਗਿਆ ਇਹਦੇ ਬਾਰੇ? ਜੀ ਹਰਜੀਤ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗੀ, ਜਿਹੜੀ ਕਿ ਯੂਨੀਟਰੀ ਪਲਾਨ ਹੈਗੀ ਆ ਉਹ ਇੰਡੀਪੈਂਡੈਂਟ ਹੇਅਰਿੰਗ ਪੈਨਲ ਨੇ ਆਪਣੀ ਰਿਪੋਰਟ ਜਿਹੜੀ ਦਿੱਤੀ ਸੀਗੀ ਕੌਂਸਲ ਨੂੰ, ਕੌਂਸਲ ਨੇ ਉਸ ਰਿਪੋਰਟ ਦੇ ਵਿੱਚ ਬਹੁਤ ਕੁਛ ਥੋੜੀਆਂ ਰਿਕਮੈਂਡੇਸ਼ਨਸ ਕਰਕੇ ਉਹ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਆ। ਇਹਦਾ ਮਤਲਬ ਹੈ ਕਿ ਕਾਫੀ ਸਾਰੇ ਜਿਹੜੇ ਘਰਾਂ ਦੀ ਸਪਲਾਈ ਆ ਉਹ ਵੱਧ ਸਕਦੀ ਹੈ, ਕਿਉਂਕਿ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਸਾਨੂੰ ਜਿਹੜੇ ਘਰਾਂ ਦੀ ਸਪਲਾਈ ਆ ਉਹ ਵਧਾਉਣੀ ਆ। ਤਾਂ ਇਹ ਜਿਹੜੀ ਯੂਨੀਟਰੀ ਪਲਾਨ ਹੈਗੀ ਹੈ, ਹਜੇ ਤਾਂ ਜਿਹੜੀਆਂ ਸਾਡੀਆਂ 7 ਕੌਂਸਲ ਸੀਗੀਆਂ ਉਹ ਅਲੱਗ ਅਲੱਗ ਤਰ੍ਹਾਂ ਨਾਲ ਜਿਹੜਾ ਆਪਰੇਟ ਹੋ ਰਹੀਆਂ ਸੀ ਉਹਨੂੰ ਯੂਨੀਫਾਈ ਕਰ ਦਊਗਾ, ਹੋਰ ਇਹਦੇ ਨਾਲ ਸਾਡਾ ਜਿਹੜਾ ਹਾਊਸਿੰਗ ਸਪਲਾਈ ਦਾ ਕੰਮ ਹੈਗਾ ਉਹ ਤੇਜ਼ੀ ਨਾਲ ਹੋ ਸਕੂਗਾ। ਇਹਦੇ ਨਾਲ ਨਾਲ ਰਿਸੋਰਸ ਮੈਨੇਜਮੈਂਟ ਐਕਟ ਜਿਹੜਾ ਕਿ ਨੈਸ਼ਨਲ ਸਰਕਾਰ ਪਾਸ ਕਰਨਾ ਚਾਹੁੰਦੀ ਹੈ ਉਹਦੇ ਲਈ ਲੇਬਰ ਹੋਰ ਗ੍ਰੀਨ ਸਰਕਾਰ ਮੰਨ ਨਹੀਂ ਰਹੀ ਆ, ਕਿਉਂਕਿ ਜੇ ਸਾਡਾ ਰਿਸੋਰਸ ਮੈਨੇਜਮੈਂਟ ਐਕਟ ਪਾਸ ਹੋ ਜਾਂਦਾ ਹੈ ਤਾਂ ਉਹਦੇ ਨਾਲ ਜਿਹੜੇ ਬਿਲਡਰ ਨੇ ਹੋਰ ਕੌਂਸਲਸ ਨੇ ਉਹਨਾਂ ਨੂੰ ਘਰਾਂ ਦੀ ਸਪਲਾਈ ਨੂੰ ਹੋਰ ਵਧਾਉਣ ਦਾ ਮੌਕਾ ਮਿਲ ਸਕਦਾ ਹੈ। ਇੱਕ ਪਾਸੇ ਤਾਂ ਅਪੋਜੀਸ਼ਨ ਕਹਿੰਦੀ ਹੈ ਕਿ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਲੇਕਿਨ ਦੂਸਰੀ ਤਰਫ ਜਿਹੜੀ ਲੈਜਿਸਲੇਸ਼ਨ ਨਾਲ ਅਸੀਂ ਘਰਾਂ ਦੀਆਂ ਕੀਮਤਾਂ ਘਟਾ ਸਕਦੇ ਹਾਂ ਜੀ, ਉਹ ਉਹਦੇ ਵਿੱਚ ਉਹ ਸਾਥ ਨਹੀਂ ਦਿੰਦੇ ਆ। ਹੋਰ ਜਿਹੜੀ ਤੁਸੀਂ ਐਵਰੇਜ ਹਾਊਸ ਪ੍ਰਾਈਸ ਦੀ ਗੱਲ ਕੀਤੀ ਹੈਗੀ ਆ ਹਰਜੀਤ, 1 ਮਿਲੀਅਨ ਜਿਹੜੀ ਔਕਲੈਂਡ ਵਾਈਟ ਹਾਊਸ ਪ੍ਰਾਈਸ ਹੋਈ ਹੈਗੀ ਆ, ਉਹਦੇ ਵਿੱਚ ਐਵਰੇਜ ਜਿਹੜੀ ਹੁੰਦੀ ਹੈ ਪ੍ਰਾਈਸ, ਇੱਕ ਹੁੰਦੀ ਹੈ ਮੀਡੀਅਨ ਹਾਊਸ ਪ੍ਰਾਈਸ, ਤਾਂ ਹਰ ਵੇਲੇ ਮੀਡੀਅਨ ਹਾਊਸ ਪ੍ਰਾਈਸ ਨੂੰ ਹੀ ਦੇਖਣਾ ਚਾਹੀਦਾ ਆ। ਹੋਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਸ ਤੋਂ ਘੱਟ ਵਾਲੇ ਘਰ ਨਹੀਂ ਅਵੇਲੇਬਲ, ਉਸ ਤੋਂ ਘੱਟ ਵਾਲੇ ਘਰ ਅਵੇਲੇਬਲ ਹੁੰਦੇ ਨੇ, ਤਾਂ ਹਰੇਕ ਦੀ ਆਪਣਾ ਆਪਣਾ ਬਜਟ ਹੁੰਦਾ ਆ ਜਿਹੜਾ ਕਿਸੇ ਨੇ ਘਰ ਲੈਣਾ। ਹੋਰ ਇੱਕ ਹੋਰ ਚੀਜ਼ ਧਿਆਨ ਰੱਖਣ ਵਾਲੀ ਇਹ ਹੈ ਕਿ ਇੰਟਰਸਟ ਰੇਟ ਇਸ ਵੇਲੇ ਕਾਫੀ ਲੋਅ ਆ, 50 ਸਾਲ ਦਾ ਲੋਐਸਟ ਇੰਟਰਸਟ ਰੇਟ ਹੈ ਇਸ ਵੇਲੇ, ਤੇ ਜਿਹਲੇ ਤੁਸੀਂ ਆਪਣਾ ਮੋਰਗੇਜ ਭਰਦੇ ਉਹਦੇ ਵਿੱਚ ਇੰਟਰਸਟ ਕਾਫੀ ਜ਼ਿਆਦਾ ਹੁੰਦਾ ਆ, ਤੇ ਇਸ ਕਰਕੇ ਲੌਂਗ ਰਨ ਦੇ ਵਿੱਚ ਤੁਹਾਨੂੰ ਅੱਜ ਚਾਹੇ ਘਰ ਮਹਿੰਗਾ ਮਿਲ ਰਿਹਾ, ਲੇਕਿਨ 20 ਸਾਲ ਤੋਂ ਤੁਸੀਂ ਓਵਰਆਲ ਜਿੰਨੇ ਪੈਸੇ ਭਰੋਂਗੇ ਉਹ ਤੁਹਾਡੇ ਕਿਤੇ ਵਾਜਿਬ ਪੈਸੇ ਨੇ। ਠੀਕ, ਤੇ ਨਾਲ ਦੀ ਨਾਲ ਅਸੀਂ ਗੱਲ ਕਰਦੇ ਹਾਂ ਵੇਜਿਸ, ਕਿਉਂਕਿ ਸਰਕਾਰ ਦੇ ਵੱਲੋਂ ਲਗਾਤਾਰ ਵਧਾਈਆਂ ਗਈਆਂ, ਹਮੇਸ਼ਾ ਆਖਿਆ ਗਿਆ ਕਿ ਉਹ ਹਰੇਕ ਸਾਲ ਜਿਹੜੀ ਇਨਕਰੀਮੈਂਟ ਮਿਨੀਮਮ ਵੇਜਿਸ ਦੇ ਵਿੱਚ ਕੀਤੀ ਜਾਂਦੀ ਹੈ, ਇਸ ਦੇ ਨਾਲ ਨਾਲ ਮਹਿੰਗਾਈ ਦੀ ਦਰ ਵੀ ਕਾਫੀ ਵੱਧ ਗਈ ਹੈ। ਜੇਕਰ ਦੋਨਾਂ ਚੀਜ਼ਾਂ ਨੂੰ ਕੰਪੇਅਰ ਕੀਤਾ ਜਾਏ ਤਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਜਾਪਦਾ ਕਿ ਮਹਿੰਗਾਈ ਥੋੜ੍ਹੀ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ? ਨਹੀਂ ਹਰਜੀਤ, ਇਹ ਮੈਂ ਪੂਰੀ ਤਰ੍ਹਾਂ ਨਾਲ ਰਿਫਿਊਟ ਕਰਾਂਗੀ ਜੇ ਕੋਈ ਕਹਿੰਦਾ ਹੈਗਾ ਆ, ਕਿਉਂਕਿ ਜਿਹੜੀ ਐਨੂਅਲ ਐਵਰੇਜ ਵੇਜ ਹੈਗੀ ਆ ਉਹ ਜਦ ਦੀ ਨੈਸ਼ਨਲ ਸਰਕਾਰ ਆਈ ਹੈ ਤਦ ਤੋਂ 25% ਵੱਧ ਗਈ ਆ, ਪਰ ਹੁਣ ਜਿਹੜੀ ਐਵਰੇਜ ਐਨੂਅਲ ਵੇਜ ਹੈਗੀ ਆ, ਮਿਨੀਮਮ ਵੇਜ ਦੀ ਗੱਲ ਨਹੀਂ ਕਰ ਰਹੇ ਅਸੀਂ, ਐਨੂਅਲ ਐਵਰੇਜ ਵੇਜ ਦੀ ਗੱਲ ਕਰ ਰਹੇ ਹਾਂ, $58,000 ਹੋ ਗਈ ਆ। ਹੋਰ ਉਹਦੇ ਨਾਲ ਨਾਲ ਇਨਫਲੇਸ਼ਨ ਜਿਹੜੀ ਆ ਉਹ 0.1% ਹੈ ਜਿਹੜੀ ਕਿ ਨੈਗਲੀਜੀਬਲ ਹੈ, ਤਾਂ ਇਨਫਲੇਸ਼ਨ ਜਿਹੜੀ ਹੈਗੀ ਉਹ ਕਾਫੀ ਨੈਗਲੀਜੀਬਲ ਹੈ। ਹੋਰ ਹੁਣੇ ਰੀਸੈਂਟਲੀ ਤੁਸੀਂ ਪੜਿਆ ਹੋਊਗਾ ਕਿ ਫੂਡ ਪ੍ਰਾਈਸ ਜਿਹੜੇ ਨੇ ਸਾਡੇ ਉਹ ਕੰਪੈਰੀਜ਼ਨ ਦੇ ਵਿੱਚ ਕਾਫੀ ਇੱਥੇ ਘੱਟ ਨੇ, ਤਾਂ ਮਹਿੰਗਾਈ ਜਿਹੜੀ ਆ ਉਹ ਨਹੀਂ ਵੱਧ ਰਹੀ ਹੈ, ਇੰਟਰਸਟ ਰੇਟਸ ਵੀ ਲੋਅ ਨੇ, ਵੇਜਸ ਵੱਧ ਰਹੀਆਂ ਨੇ। ਠੀਕ, ਥੈਂਕ ਯੂ ਡਾਕਟਰ ਸਾਹਿਬ ਤੁਹਾਡੇ ਸਮੇਂ ਲਈ, ਕਿਉਂਕਿ ਅਸੀਂ ਹੁਣ ਹੋਰ ਜ਼ਿਆਦਾ ਲੰਬੀ ਆਪਣੀ ਗੱਲਬਾਤ ਨਹੀਂ ਕਰ ਸਕਾਂਗੇ, ਸੋ ਅਗਲੀ ਵਾਰ ਹੋਰ ਜਿਹੜੇ ਕੋਈ ਸਵਾਲ ਹੋਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਉਹਨਾਂ ਦੇ ਜਵਾਬ ਜਿਹੜੇ ਨੇ ਤੁਹਾਡੇ